ਦੇਖ ਦੇਸੀ ਜਾਣਾ ਲਾਏ ਮੈਂ ਗੈਸਨੀ ਤੇਰੇ ਜੀਆਂ ਸਾਥੋਂ ਬਹੁਤੇ ਪਰਸਨੀ ਉਹ ਦੇਖ ਦੇਸੀ ਜਾਣਾ ਲਾਏ ਮੈਂ ਗੈਸਨੀ ਤੇਰੇ ਜੀਆਂ ਸਾਥੋਂ ਬਹੁਤੇ ਪਰਸਨੀ ਉਹ ਕਾਗੜੀ ਤੇ ਜਿੰਨੀ ਵੀ ਮਥਾਏ ਲਾ ਦੀਏ ਸਕੀਮ ਗੱਲ ਔੜੇ ਚੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਉਂਜ ਖੇਤ ਬਣ ਜਾਂਦੀ ਏ ਤੇ ਪੰਜ ਚੱਲਦੇ ਸ਼ੌਂਕੀ ਰੱਖੀ ਆਏ ਫੋਨ ਕਿਹੜੀ ਲਾਣ ਨੂੰ ਉਡਾਰ ਨੀਲੇ ਅਸਮਾਨਾਂ ਵਿੱਚ ਚੀਨਿਆਂ ਦੀ ਉੱਡੇ ਜੋੜਾ ਪਲਦਾਂ ਦਾ ਰੱਖਿਆ ਪਜਾਣ ਨੂੰ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਵਾਲੇ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਪੋਤੇ ਨੂੰ ਲੱਕਰੇ ਸਾਡੀ ਬੇਬੇ ਨੇ ਓਏ ਫੀਲਿੰਗਾਂ ਚੱਕ ਸਭ ਪੁੱਤ ਦੂਰ ਰੱਖ ਤੇਰੀ ਵਾਏ ਵੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਪਰ ਮਾਸੜੀ ਨਾ ਜਾਣੀ ਲੈਣ ਲਾੜ ਨੂੰ ਜਿਹੜੇ ਫਿਰਦੀ ਕਨੇਡਾ ਦੇ ਤੂੰ ਸੁਪਨੇ ਸਜਾਉਂਦੀ ਉਤੋਂ ਸਾ ਕੇ ਆਉਂਦੇ ਕਾ ਮੇਰੀ ਖਰਾੜ ਨੂੰ ਹੋਇਆ ਸੀ ਯਾਰਾਂ ਦੇ ਯਾਰ ਮੋਟਰ ਤੇ ਨੈਰੋ ਪਰ ਛੋੜਦੇ ਆ ਡੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਵਾਲੇ ਪਿੰਡਾਂ ਵਾਲੇ ਜੱਟਨੀ ਦੇਸੀ ਆਗਣਾ ਨਕਾਰੀ ਪੂਰੇ ਹੁੰਦੇ ਨੇ ਸ਼ਿਕਾਰੀ ਪਿੰਡਾਂ ਵਾਲੇ ਜੱਟ